मेरी अखियों च हस दे आ सजना, मेरी अखियों च हस दे आ सजना, वे मेरे दिल विच वस दे आ सजना। ए मेरी जान मैं तेरे ना, ए मेरी जान तेरे ना, करके मर जा तेनू तकिया ते डुल गईया अखियां, अखियां सारी दुनिया नू भुल गईया अखियां, अखियां तेनू तकिया ते डुल गईया अखियां, अखियां सारी दुनिया नू भुल गईया अखियां, अखियां कियारे कियारे खुद इश्क खुदा ने, कियारे कियारे खुद इश्क खुदा ने, कियारे कियारे खुद इश्क खुदा ने, कियारे कियारे खुद इश्क खुदा ने। ਦੀ ਉਡੀਕ ਰਾਕੇ ਲੈ ਜਾ ਮੈਨੂੰ ਨਾਲ ਵੇ, ਸੈਕ ਦੀ ਉਡੀਕ ਲੈ ਜਾ ਆ ਕੇ ਮੈਨੂੰ ਨਾਲ ਵੇ, ਤੀਲਾ ਤੀਲਾ ਕਰ ਛੱਡ ਆਏ ਤਨਹਾਈਆਂ ਨੇ, ਗਨ ਕੱਢ ਲਈਏ ਸਾਡੀਆਂ ਦੀਆਂ ਜੁਦਾਈਆਂ ਨੇ, ਇਹ ਦਿਨ ਰਹਿ ਇਹ ਨਾ ਹੀ ਚੈ, ਇਹ ਦਿਨ ਰਹਿ ਨਾ ਹੀ ਚੈ, ਮੈਂ ਹੋ ਗਈ ਸ਼ੁਦਾਨ ਸਾਡੀ ਜਾਂਦੀ ਹੈ ਨਾ ਬਸ ਹੁਣ ਰੁਕਦੀ ਰੁਕਦੀ, ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ, ਸਾਡੀ ਜਾਂਦੀ ਹੈ ਨਾ ਬਸ ਹੁਣ ਰੁਕਦੀ ਰੁਕਦੀ, ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ।